ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਸ੍ਰੀ ਗੁਰ ਨਾਨਕ ਪ੍ਰਕਾਸ਼ ਲਿਖਿਅਤੇ ਮੰਗਲਾਚਰਨ ਨਾਮ ਮਹਿਮਾ ਵਰਣਨ ਨਾਮ ਪ੍ਰਥਮੋਧਿਆਇ ਦੋਹਰਾ ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਸ੍ਰੀ ਗੁਰ ਨਾਨਕ ਪ੍ਰਕਾਸ਼ ਲਿਖਿਅਤੇ ਮੰਗਲਾਚਰਨ ਨਾਮ ਮਹਿਮਾ ਵਰਣਨ ਨਾਮ ਪ੍ਰਥਮੋਧਿਆਇ ਦੋਹਰਾ ਏਕੰਕਾਰਾ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸੋਹਣਾ ਸੁੰਦਰ ਜੀਵਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ ਹੈ ਜੋ ਸ਼੍ਰੀ ਅਖੰਡ ਪਾਠ ਗੁਰੂ ਨਾਨਕ ਸਾਹਿਬ ਜੀ ਦਾ ਜੋ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਸੋਹਣੀ ਕਾਵਿ ਰਚਨਾ ਵਿੱਚ ਜਿਸ ਗ੍ਰੰਥ ਦਾ ਨਾਮ ਆਪ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਹੈ ਉਹ ਗ੍ਰੰਥ ਦੀ ਨਿਰਵਿਘਨਤਾ ਨਾਲ ਸਮਾਪਤੀ ਹੋਵੇ। ਉਹ ਗ੍ਰੰਥ ਨੂੰ ਪੜ੍ਹਦਿਆਂ ਵਾਚਦਿਆਂ ਵਿਚਾਰਦਿਆਂ ਕੋਈ ਵਿਘਨ ਜਾਂ ਕੋਈ ਰੁਕਾਵਟ ਨਾ ਆਵੇ, ਉਹ ਵਿਘਨਾਂ ਕਲੇਸ਼ਾਂ ਦੀ ਨਾਸ਼ਤਾ ਲਈ ਸਤਿਗੁਰੂ ਦਾ ਵੋਟ ਆਸਰਾ ਲੈਂਦਿਆਂ ਹੋਇਆਂ ਪਰਸੋਂ ਤੋਂ ਲੈ ਕੇ ਇੱਥੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਇਆ ਸੀ। ਕੁਝ ਮਿੰਟ ਪਹਿਲਾਂ ਗ੍ਰੰਥੀ ਸਾਹਿਬਾਨਾਂ ਨੇ ਸੰਪੂਰਨ ਬਾਣੀ ਦਾ ਪਾਠ ਕਰਕੇ ਭੋਗ ਪਾਇਆ ਹੈ। ਉਪਰੰਤ ਅਰਦਾਸ ਹੋਈ ਹੈ, ਹੁਕਮਨਾਮਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਸੋਟ ਰਾਗ ਵਿੱਚ ਰਸਾ ਰਾਗਣੀ ਵਿੱਚ ਉਚਾਰਨ ਕੀਤਾ ਹੈ। ਜੋ ਨਰ ਦੁੱਖ ਮੈਂ ਦੁੱਖ ਨੀ ਮਾਨੈ, ਸੁਖ ਸੁਨੇਹ ਔਰ ਪੈ ਨੀ ਜਾਕ ਕੰਚਨ ਮਾਟੀ ਮਾਨੈ, ਜਿਹੜੇ ਜੀਵਨ ਮੁਕਤ ਪੁਰਸ਼ ਹੈ ਜਿਉਂਦਿਆਂ ਜਿਉਂਦੇ ਹੀ ਸਾਰੇ ਬੰਧਨਾਂ ਤੋਂ ਛੁੱਟੇ ਹੋਏ ਹੈ, ਉਹਨਾਂ ਦਾ ਜ਼ਿਕਰ ਕੀਤਾ ਸ਼ਬਦ ਵਿੱਚ, ਉਹ ਹੁਕਮਨਾਮੇ ਰੂਪ ਵਿੱਚ ਆਪਾਂ ਸੁਣਿਆ ਹੈ। ਉਪਰੰਤ ਜੋ ਇਹ ਗ੍ਰੰਥ ਹੈ ਇਹਦੀ ਪ੍ਰਮਤਮਤਾ ਨੂੰ ਲੈ ਕੇ ਜੋ ਕਵੀ ਸੰਤੋਖ ਸਿੰਘ ਜੀ ਨੇ ਇੱਕ ਦੋਹਰੇ ਵਿੱਚ ਸਤਿਗੁਰੂ ਦੀ ਮਹਿਮਾ ਵਡਿਆਈ ਕੀਤੀ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਮੰਗਲ ਗਿਆਨ ਕੀਤਾ ਹੈ, ਉਹ ਮੰਗਲ ਦਾ ਪਾਠ ਆਪਾਂ ਪਹਿਲਾਂ ਸੁਣਿਆ ਹੈ। ਇਸੇ ਤਰ੍ਹਾਂ ਇਹ ਗ੍ਰੰਥ ਕਰਤਾ ਜਿਨ੍ਹਾਂ ਦਾ ਨਾਮ ਭਾਈ ਸੰਤੋਖ ਸਿੰਘ ਪ੍ਰਸਿੱਧ ਸੀ, ਜਿਨ੍ਹਾਂ ਨੇ ਇਹ ਨਾਨਕ ਪ੍ਰਕਾਸ਼ ਪੁਸਤਕ ਲਿਖਿਆ ਹੈ, ਇਹ ਕਿੱਥੋਂ ਦੇ ਨਿਵਾਸੀ ਸਨ, ਕਿੱਥੇ ਇਹਨਾਂ ਨੇ ਇੱਕ ਰੋਜ਼ੀ ਵਿੱਦਿਆ ਹਾਸਲ ਕੀਤੀ ਅਤੇ ਕਿੱਥੇ ਬੈਠ ਕੇ ਇਹ ਗ੍ਰੰਥ ਲਿਖਿਆ, ਉਹਦੇ ਸੰਬੰਧੀ ਆਪਾਂ ਇਹ ਕਥਾ ਪ੍ਰਾਰੰਭ ਕਰਨ ਤੋਂ ਇਹ ਮੰਗਲ ਦੀ ਵਿਆਖਿਆ ਕਰਨ ਤੋਂ ਪਹਿਲਾਂ ਵਿਚਾਰ ਕਰ ਲਈਏ, ਕਿਉਂਕਿ ਯੋਗ ਬਣਦਾ ਹੈ, ਕਿਉਂਕਿ ਕਈ ਵਾਰੀ ਸਾਨੂੰ ਕੋਈ ਪੁੱਛ ਪੜਤਾਲ ਕਰ ਲਵੇ ਜਿਹੜੇ ਅਸੀਂ ਕਥਾ ਸੁਣਨ ਵਾਲੇ ਹਾਂ, ਵੀ ਜਿਸ ਗ੍ਰੰਥ ਦੀ ਤੁਸੀਂ ਕਥਾ ਸੁਣਦੇ ਹੋ ਰੋਜ਼, ਉਹ ਗ੍ਰੰਥ ਕਿਹਨੇ ਲਿਖਿਆ, ਉਹ ਗ੍ਰੰਥ ਲਿਖਣ ਵਾਲੇ ਦਾ ਨਾਮ ਕੀ ਸੀ, ਤੁਸੀਂ ਕਹਿ ਦਿਓਗੇ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਦੇ ਹਾਂ, ਕਿਹਨੇ ਲਿਖੀ ਉਹਦਾ ਨਾਮ ਦਾ ਤਾਂ ਨਹੀਂ ਸਾਨੂੰ ਪਤਾ, ਅਤੇ ਕਿੱਥੇ ਬੈਠ ਕੇ ਇਹ ਗ੍ਰੰਥ ਉਸਨੇ ਲਿਖਿਆ ਅਤੇ ਕਿਹਨੇ ਲਿਖਿਆ, ਜੇ ਅਸੀਂ ਕਥਾ ਵਿੱਚ ਸੁਣਿਆ ਨਾ ਹੋ ਤਾਂ ਕਿਸੇ ਨੂੰ ਦੱਸ ਨਹੀਂ ਸਕਾਂਗੇ, ਉਹ ਕਹਿਣਗੇ ਐਵੇਂ ਕਥਾ ਸੁਣਦੇ ਤੁਸੀਂ, ਜਿਹਨੇ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਲਿਖੀ ਲਾ ਉਹਦਾ ਕਵੀ ਦਾ ਤੁਹਾਨੂੰ ਨਾਂ ਨਹੀਂ ਪਤਾ, ਅਤੇ ਕਿੱਥੇ ਬੈਠ ਕੇ ਲਿਖਿਆ ਉਸ ਅਸਥਾਨ ਦਾ ਨਹੀਂ ਪਤਾ। ਇਸੇ ਤਰ੍ਹਾਂ ਉਹ ਜਿਹੜਾ ਕਵੀ ਸੀ ਜਿਹਨੇ ਗ੍ਰੰਥ ਲਿਖਿਆ ਉਹਨੇ ਗੁਰਮਤਿ ਦੀ ਵਿੱਦਿਆ ਕਿੱਥੋਂ ਪੜ੍ਹੀ ਸੀ, ਜਿਹਦੇ ਕੋਲੋਂ ਵਿੱਦਿਆ ਪੜ੍ਹੀ ਸੀ ਉਸ ਵਿੱਦਿਆ ਦਾਤੇ ਦਾ ਨਾਮ ਕੀ ਸੀ, ਅਤੇ ਉਹ ਕਿੱਥੋਂ ਦੇ ਰਹਿਣ ਵਾਲੇ ਸੀ, ਕਿੱਥੇ ਰਹਿੰਦੇ ਸੀ, ਜਿਨ੍ਹਾਂ ਦੇ ਪਾਸੋਂ ਇਹ ਕਵੀ ਜੀ ਨੇ ਇਹ ਗ੍ਰੰਥ ਕਰਤਾ ਨੇ ਵਿੱਦਿਆ ਪੜ੍ਹੀ। ਜੇ ਅਸੀਂ ਇਹ ਗ੍ਰੰਥ ਦੇ ਪੜ੍ਹਨ ਤੋਂ ਪਹਿਲਾਂ, ਇਹ ਕਥਾ ਕਰਨ ਤੋਂ ਪਹਿਲਾਂ ਹੀ ਸਾਰੀ ਇਹਨਾਂ ਦੇ ਸੰਬੰਧੀ ਵਾਕਫੀਅਤ ਲੈ ਲਾਂਗੇ। ਫਿਰ ਅਸੀਂ ਅੱਗੇ ਵੀ ਕਿਸੇ ਨੂੰ ਦੱਸ ਦੇਵਾਂਗੇ ਕਿ ਹਾਂ, ਜਿਸ ਦੀ ਆਹ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਕਵੀ ਨੇ ਲਿਖੀ ਹੈ, ਉਹਨਾਂ ਦਾ ਨਾਮ ਭਾਈ ਸੰਤੋਖ ਸਿੰਘ ਸੀ, ਉਹ ਇੱਥੋਂ ਦੇ ਸਨ। ਇਸ ਥਾਂ ਬੈਠ ਕੇ ਉਹਨਾਂ ਨੇ ਆਹ ਪੁਸਤਕ ਗ੍ਰੰਥ ਲਿਖਿਆ ਅਤੇ ਇਸ ਵਿਦਿਆ ਦਾਤੇ ਕੋਲੋਂ, ਉਸਤਾਦ ਕੋਲੋਂ ਉਹਨਾਂ ਨੇ ਗੁਰਮਤੀ ਵਿਦਿਆ ਪੜ੍ਹੀ ਸੀ। ਉਹਨਾਂ ਨੇ ਹੋਰ ਵੀ ਗ੍ਰੰਥ ਲਿਖੇ ਹੈ, ਇਕੱਲਾ ਇਹ ਨਹੀਂ ਲਿਖਿਆ ਹੈ। ਜੇ ਸਾਰਾ ਕੁਛ ਅਸੀਂ ਕਥਾ ਤੋਂ ਪਹਿਲਾਂ ਨਾਲ ਹੀ ਸੁਣ ਲਵਾਂਗੇ, ਫਿਰ ਅਸੀਂ ਝਟਪਟ ਦੱਸ ਦੇਵਾਂਗੇ। ਇਸ ਕਰਕੇ ਥੋੜ੍ਹਾ ਜਿਹਾ ਇਸ ਸੰਬੰਧ ਵਿੱਚ ਆਪਾਂ ਵਿਚਾਰ ਕਰ ਲਈਏ। ਕਵੀ ਸੰਤੋਖ ਸਿੰਘ ਜੀ ਨੂਰ ਦੀ ਸਰਾਂ ਆ ਤਰਨ ਤਾਰਨ ਦੇ ਨੇੜੇ 5 ਕੁ ਮੀਲ 'ਤੇ ਨਗਰ ਹੈ। ਜਦੋਂ ਤਰਨ ਤਾਰਨ ਸਾਹਿਬ ਸਰੋਵਰ ਦੀ ਰਚਨਾ ਹੋ ਰਹੀ ਸੀ, ਇਹ ਪਲਾਸੂਰ ਨਾਮ ਦਾ ਨਗਰ ਇਸੇ ਤਰ੍ਹਾਂ ਇੱਕ ਖਾਰਾ ਨਾਮ ਦਾ ਨਗਰ, ਇਹ ਦੋਹਾਂ ਦੀ ਜੂਹ ਦੇ ਵਿੱਚ ਗੁਰੂ ਮਹਾਰਾਜ ਨੇ ਇਹ ਤਰਨ ਤਾਰਨ ਸਰੋਵਰ ਦੀ ਨੀਂਹ ਰੱਖ ਕੇ ਇਹਦੀ ਪ੍ਰਾਰੰਭਤਾ ਕੀਤੀ ਸੀ। ਜਦੋਂ ਪੌੜੀਆਂ ਬਣ ਰਹੀਆਂ ਸਨ ਅਤੇ ਇੱਥੇ ਨੇੜੇ ਹੀ ਉਹ ਨੂਰ ਦੀ ਸਰਾਂ ਸੀ, ਇਸ ਚਿਣਾ ਰਿਹਾ ਸੀ ਸਰਾਂ, ਉਹਨੂੰ ਇੱਟਾਂ ਦੀ ਕਿਤੇ ਘਾਟ ਪੈ ਗਈ। ਮਰੀਦ ਨੀਂ ਨੂੰ ਫਿਰ ਉਹਨੇ ਤਰਨ ਸਾਹਿਬ ਸਰੋਵਰ ਦੀਆਂ ਜਿਹੜੀਆਂ ਇੱਟਾਂ ਬਿਨਾਂ ਪੁੱਛੇ ਦੱਸੇ ਤੋਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਸੀ। ਨਾ ਕੋਈ ਗਿਣਤੀ ਮਿਣਤੀ। ਜਦੋਂ ਸਿੱਖਾਂ ਨੇ ਮਹਾਰਾਜ ਕੋਲ ਗੱਲ ਕੀਤੀ ਕਿ ਮਹਾਰਾਜ ਇੱਕ ਨੂਰਦੀਨ ਪਿੰਡ ਦਾ ਆਇਆ, ਅਤੇ ਉਹਨੇ ਕੋਈ ਪੁੱਛ ਦਰਤਾਲ ਨਹੀਂ ਕੀਤੀ, ਬਸ ਇੱਟਾਂ ਲੱਦਣੀਆਂ ਚੁੱਕੀ ਤੁਰੇ ਜਾਂਦੇ, ਕੋਈ ਹਿਸਾਬ ਕਿਤਾਬ ਨਹੀਂ। ਅਸੀਂ ਕਿਹਾ ਸੀ ਇਹ ਕਹਿੰਦੇ ਵੀ ਉੱਥੇ ਸਰਾਂ ਚਿਣੀ ਜਾ ਰਹੀ ਹੈ, ਪਿੰਡ ਵਿੱਚ ਇੱਟਾਂ ਦੀ ਘਾਟ ਪੈ ਗਈ, ਅਤੇ ਜਦੋਂ ਸਾਡੀਆਂ ਇੱਟਾਂ ਹੋ ਗਈਆਂ ਫਿਰ ਅਸੀਂ ਪਹੁੰਚਾ ਦਿਆਂਗੇ। ਇਸ ਤਰ੍ਹਾਂ ਢੰਗ ਜੇ ਦਾ ਜਵਾਬ ਦੇ ਦਿੱਤਾ ਸੀ ਸਿੱਖਾਂ ਨੂੰ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿੰਦੇ ਵੀ ਸਾਨੂੰ ਕੋਈ ਲੋੜ ਹੀ ਨਹੀਂ ਕਹਿਣ ਸੁਣਨ ਦੀ, ਇਹ ਜਿਹੜੀਆਂ ਇੱਟਾਂ ਹੈ ਜਿੱਥੇ ਗਈਆਂ ਹਨ ਅਤੇ ਲੱਗੀਆਂ ਹੈ, ਉੱਥੋਂ ਦੀਆਂ ਸਾਰੀਆਂ ਨੀਆਂ ਨੂੰ ਪੁੱਟ ਪੁਟਾ ਕੇ ਕੋਈ ਸਮਾਂ ਆਊਗਾ, ਇੱਥੇ ਤਰਨ ਤਾਰਨ ਦੇ ਸਰੋਵਰ ਅਤੇ ਪੌੜੀਆਂ ਵਿੱਚ ਹੀ ਆ ਕੇ ਲੱਗਣਗੀਆਂ। ਸਮੇਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੇ ਬਚਨ ਪੂਰੇ ਹੋਏ ਸਨ, ਉਸੇ ਨੂਰ ਦੀਆਂ ਸਰਾਂ ਦੀਆਂ ਇੱਟਾਂ ਫਿਰ ਉਹ ਸਿੰਘਾਂ ਨੇ ਪੁੱਟ ਪੁੱਟ ਕੇ ਅਤੇ ਉਹ ਖੇਡ ਖੇਡ ਕੇ ਨੀਹਾਂ ਫਿਰ ਤਰਨ ਤਾਰਨ ਸਰੋਵਰ ਦੇ ਪੌੜੀਆਂ ਬਣਾਈਆਂ ਸੀ। ਇੱਥੋਂ ਦਾ ਇਹਨਾਂ ਦਾ ਜਨਮ ਸੀ ਕਵੀ ਸੰਤੋਖ ਸਿੰਘ ਜੀ ਦਾ। ਪਹਿਲਾਂ ਇਹਨਾਂ ਦੇ ਜਿਹੜੇ ਪਿਤਾ ਸੀ ਉਹ ਜਗਾਦਰੀਏ ਸ਼ਹਿਰ ਦੇ ਨੇੜੇ ਇੱਕ ਬੂੜੀਆ ਨਾਮ ਦਾ ਨਗਰ ਹੈ, 5 ਕੁ ਮੀਲ 'ਤੇ ਹੈ ਜਗਾਦਰੀ ਤੋਂ, ਅਤੇ ਹੁਣ ਤਾਂ ਉਹ ਸ਼ਹਿਰ ਹੈ। ਇੱਥੇ ਇਹਨਾਂ ਦੇ ਪਿਤਾ ਜਿਨ੍ਹਾਂ ਦਾ ਨਾਮ ਭਾਈ ਦੇਵਾ ਸਿੰਘ ਸੀ ਅਤੇ ਮਾਤਾ ਦਾ ਨਾਮ ਸੀ ਰਾਜ ਕੌਰ। ਭਾਵੇਂ ਕਵੀਰ ਸਿੰਘ ਜੀ ਨੇ ਆਪਣੇ ਪਿਤਾ ਦਾ ਨਾਮ ਤਾਂ ਲਿਖਿਆ ਪੁਸਤਕ ਵਿੱਚ ਅਤੇ ਮਾਤਾ ਦਾ ਨਹੀਂ ਕਿਤੇ ਦੱਸਿਆ ਹੈ, ਪਰ ਖੋਜ ਕਰਨ ਤੋਂ ਇਹ ਆਇਆ ਹੈ, ਪਤਾ ਚੱਲਿਆ ਹੈ ਕਿ ਇਹਨਾਂ ਦਾ ਨਾਂ ਮਾਤਾ ਦਾ ਰਾਜ ਕੌਰ ਸੀ। ਕਵੀ ਜੀ ਨੇ ਆਪਣਾ ਜਿਹੜਾ ਜਨਮ ਨਗਰ ਹੈ ਜਿੱਥੇ ਜਨਮ ਹੋਇਆ ਨੂਰ ਦੀ ਸਰਾਣੀ ਦਿੱਤਾ ਹੈ ਅਤੇ ਪਿਤਾ ਜੀ ਉਹ ਬੂੜੀਏ ਨਗਰ ਦੇ ਨਿਵਾਸੀ ਸਨ। ਇਸ ਕਰਕੇ ਆਪਣੇ ਵੀ ਸਾਡਾ ਜਿਹੜਾ ਨਿੱਜ ਧਾਮ ਹੈ, ਸਾਡਾ ਜਿਹੜਾ ਅਸਲੀ ਘਰ ਹੈ, ਉਹ ਬੂੜੀਏ ਹੈ, ਉੱਥੇ ਸਾਡੇ ਘਰ ਹੈ, ਮਕਾਨ ਹੈ। ਅਤੇ ਉਹ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਵੀ ਉਹ ਜਮੁਨਾ ਦੇ ਕਿਨਾਰੇ ਇੱਕ ਬੂੜੀਆ ਨਾਮ ਦਾ ਨਗਰ ਹੈ, ਉੱਥੇ ਸਾਡੇ ਘਰ ਹੈ, ਮਕਾਨ ਹੈ, ਉੱਥੋਂ ਦਾ ਇਹ ਕਵੀ ਨਿਵਾਸੀ ਹੈ, ਵਸਣ ਵਾਲਾ ਹੈ। ਪਰ ਖੋਜ ਕਰਨ ਤੋਂ ਇਹ ਪਤਾ ਚੱਲਿਆ ਵੀ ਇਹਨਾਂ ਦਾ ਜਨਮ ਇੱਥੇ ਨੂਰ ਦੀ ਸਨਾਨ ਆ ਕੇ ਹੋਇਆ ਸੀ, ਇੱਥੇ ਇਹਨਾਂ ਦੇ ਪਿਤਾ ਜੀ ਆ ਵਸੇ ਸੀ ਕੋਈ ਸਮਾਂ ਪਹਿਲਾਂ। ਰਸੇ ਤਰ੍ਹਾਂ ਹੀ ਉਹ ਕਿਤੇ ਇੱਥੇ ਆ ਵਸਦੇ, ਕਿਤੇ ਬੂੜੀਏ ਨਗਰ ਚਲੇ ਜਾਂਦੇ ਪਿਤਾ ਦੇਵਾ ਸਿੰਘ ਜੀ। ਇਹ ਜਗਾਧਰੀ ਕਵੀ ਸੰਤੋਖ ਸਿੰਘ ਦੀ ਵੱਡਿਆਂ ਹੋਇਆ ਸ਼ਾਦੀ ਹੋਈ ਸੀ। ਉਹ ਇਹਨਾਂ ਦੀ ਪਤਨੀ ਦਾ ਨਾਮ ਰਾਮ ਕੌਰ ਲਿਖਿਆ ਹੋਇਆ ਹੈ। ਇਸ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਉਹ ਰਾਮ ਕੌਰ ਦੇ ਦੁਆਰਾ ਉਧਰ ਤੋਂ ਪੰਜ ਪੁੱਤਰ ਪੈਦਾ ਹੋਏ ਸੀ, ਤਿੰਨ ਲੜਕੀਆਂ ਹੋਈਆਂ ਸੀ। ਅਤੇ ਕਵੀ ਸੰਤੋਖ ਸਿੰਘ ਜੀ ਜਾਤ ਦੇ ਸ਼ਿੰਬਾ ਸੀ, ਦਰਜੀ ਸੀ। ਆਮ ਜਿਹੜੇ ਕੋਈ ਗੋਤ ਗੂਤ ਦੇਖਦੇ ਹਨ, ਫਿਰ ਉੱਥੇ ਉਹ ਜਿੱਥੇ ਐਸਾ ਅੱਗੇ ਤੋਂ ਅੱਗੇ ਚੱਲਿਆ ਹੁੰਦਾ ਵੀ ਇਸ ਗੋਤ ਦੇ ਵਿੱਚੋਂ ਅਸੀਂ ਰਿਸ਼ਤਾ ਨਹੀਂ ਲੈਣਾ ਹੈ, ਵੀ ਉਹ ਨਹੀਂ ਲੈਂਦੇ। ਉਹ ਕਵੀ ਜੀ ਦਾ ਜਿਹੜਾ ਗੋਤ ਹੈ ਕਰੀਰ ਲਿਖਿਆ ਹੋਇਆ ਹੈ। ਜਿਹੜੀ ਇਹਨਾਂ ਦੀ ਪਤਨੀ ਸੀ ਰਾਮ ਕੌਰ, ਉਹਦਾ ਗੌਰ ਸੀ ਰੋਹੀਲਾ। ਜਿਹੜੇ ਕਰੀਰ ਗੌਰ ਦੇ ਛਿੰਬੇ ਨੇ ਨਾ, ਉਹ ਰੋਹੀਲੇ ਗੌਰ ਦੀ ਲੜਕੀ ਦਾ ਰਸਤਾ ਨਹੀਂ ਲੈਂਦੇ। ਪਰ ਕਵੀ ਸੰਤੋਖ ਸਿੰਘ ਜੀ ਗੁਰੂ ਕੇ ਸਿੰਘ ਸੀ, ਅੰਮ੍ਰਿਤਧਾਰੀ ਸੀ, ਜਿਸ ਕਰਕੇ ਵੀ ਜਿਹੜਾ ਖਾਲਸਾ ਹੈ ਸਿੰਘ ਹੈ, ਉਹ ਗੋਤ ਗੂਤ ਨਹੀਂ ਵੇਂਦਾ, ਇਹ ਨਹੀਂ ਉਹ ਨਹੀਂ, ਇਹ ਤਾਂ ਸਾਡੇ ਕਲਪੇ ਹੋਏ ਨੇ ਨਾ ਅੱਗੇ ਤੋਂ ਅੱਗੇ, ਜਿਵੇਂ ਖੱਤਰੀਆਂ ਦੇ ਸੈਂਕੜੇ ਗੋਤ ਨੇ। ਇਸ ਕਰਕੇ ਵੀ ਉਹ ਜਿਹੜਾ ਅੱਗੇ ਤੋਂ ਅੱਗੇ ਇਹ ਦਰਜੀਆਂ ਦੇ ਵਿੱਚ ਚੱਲਦੀ ਸੀ, ਨਹੀਂ ਪਰਤਾ ਵੀ ਅਸੀਂ ਇਹ ਰੋਹੀਲੇ ਗੋਤ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਂਦਾ। ਉਹ ਆੜ ਭੰਨਣ ਵਾਸਤੇ ਕਵੀ ਸੰਤੋਖ ਸਿੰਘ ਜੀ ਨੇ ਰੋਹੀਲੇ ਗੋਤ ਦੀ ਜਿਹੜੀ ਲੜਕੀ ਹੈ ਉਹਦੇ ਨਾਲ ਸ਼ਾਦੀ ਕਰੇ, ਉਹਨੂੰ ਆਪਣੀ ਘਰਵਾਲੀ ਬਣਾਇਆ। ਇਸ ਤਰ੍ਹਾਂ ਇਹ ਤਾਂ ਉਹਨਾਂ ਦਾ ਆਪਣਾ ਜਨਮ ਨਗਰ ਅਤੇ ਪਿਤਾ ਦਾ ਜਨਮ ਨਗਰ ਅਤੇ ਉਹਨਾਂ ਦਾ ਸ਼ਾਦੀ ਅਤੇ ਉਹਨਾਂ ਦੀ ਸੰਤਾਨ ਦਾ ਜ਼ਿਕਰ ਹੈ। ਅਤੇ ਆਪ ਜੀ ਦਾ ਜਿਹੜਾ ਜਨਮ ਹੈ ਕਿਹੜੇ ਬਿਕਰਮੀ ਸੰਮਤ ਵਿੱਚ ਹੋਇਆ ਸੀ, ਜੇ ਸਾਨੂੰ ਕੋਈ ਪੁੱਛ ਲਵੇ, ਉਹ ਹੈ 1845 ਬਿਕਰਮੀ ਅਤੇ 7 ਅੱਸੂ 22 ਸਤੰਬਰ। ਹੁਣ ਸਤੰਬਰ ਹੀ ਚੱਲ ਰਿਹਾ ਅਤੇ ਅੱਸੂ ਦਾ ਮਹੀਨਾ ਹੈ। ਇਸੇ ਮਹੀਨੇ 7 ਅੱਸੂ ਨੂੰ ਅਤੇ 22 ਸਤੰਬਰ ਨੂੰ ਕਵੀ ਸੰਤੋਖ ਸਿੰਘ ਜੀ ਦਾ ਜਨਮ ਹੋਇਆ ਸੀ। ਇਸ ਤੋਂ ਅੱਗੇ ਹੁਣ ਵੱਡਿਆਂ ਹੋ ਕੇ ਆਪ ਜੀ ਨੇ ਗੁਰਮਤਿ ਦੀ ਵਿੱਦਿਆ ਕਿਤੋਂ ਪੜ੍ਹੀ? ਉਹ ਕਵੀ ਸੰਤੋਖ ਸਿੰਘ ਜੀ ਨੇ ਇਹ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਆਪ ਹੀ ਲਿਖਿਆ ਵੀ ਭਾਈ ਸੰਤ ਸਿੰਘ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਦੀ ਸੇਵਾ ਕਰਨ ਵਾਲੇ ਸਨ, ਕਥਾ ਕਰਨ ਵਾਲੇ ਸਨ, ਉਹ ਮੇਰੇ ਵਿੱਦਿਆ ਦਾਤੇ ਹੈ ਭਾਈ ਸੰਤ ਸਿੰਘ। ਸੰਤ ਸਿੰਘ ਮਮ ਅੱਖਰ ਦਾਤਾ, ਵੀ ਇਹ ਜਿਹੜੇ ਚਾਰ ਅੱਖਰ ਪੜ੍ਹੇ ਨੇ ਉਹ ਮੇਰੇ ਜਿਹੜੇ ਇਹ ਚਾਰ ਅੱਖਰਾਂ ਦੇ ਦੇਣ ਵਾਲੇ, ਸਮਝਾਉਣ ਵਾਲੇ, ਪੜ੍ਹਾਉਣ ਵਾਲੇ ਭਾਈ ਸੰਤ ਸਿੰਘ ਗਿਆਨੀ ਜੀ ਹੈ। ਆਮ ਵਿੱਦਿਆ ਉਸਤਾਦਾਂ ਵਰਗੇ ਨਹੀਂ ਸਨ, ਵੀ ਉਹ ਜਪੀ ਤਪੀ ਅਭਿਆਸੀ ਸੀ ਅਤੇ ਬ੍ਰਹਮ ਪ੍ਰੈਣ ਰਹਿਣ ਵਾਲੇ ਸੀ, ਬ੍ਰਹਮ ਗਿਆਨੀ ਸੀ, ਉਹਨਾਂ ਨੂੰ ਬ੍ਰਹਮ ਦੀ ਲਖਦਾ ਸੀ। ਇੱਕ ਤਾਂ ਹੁੰਦੇ ਨਾ ਉਂਝ ਅੱਖਰ ਪੜ੍ਹਾਉਣ ਵਾਲੇ, ਜਿਵੇਂ ਆ ਮਾਸਟਰ ਸਕੂਲਾਂ ਦੇ ਹੈ, ਪ੍ਰਿੰਸੀਪਲ ਹੈ, ਵੀ ਪੜ੍ਹਾਉਣ ਵਾਲੇ ਹੈ, ਪਰ ਜਿਹੜਾ ਕੁਝ ਪੜ੍ਹਿਆ ਉਹਦੇ 'ਤੇ ਅਮਲ ਨਹੀਂ ਕਰਨ ਵਾਲੇ ਹੁੰਦੇ। ਲੋਕਾਂ ਨੂੰ ਪੜ੍ਹਾਉਂਦੇ ਸਮਝਾਉਂਦੇ ਹੈ, ਆਪ ਤੇ ਆਪ ਉਹਨਾਂ 'ਤੇ ਅਮਲ ਨਹੀਂ, ਆਪ ਨਹੀਂ ਉਹਦੇ 'ਤੇ ਚੱਲਦੇ ਹੁੰਦੇ। ਪਰ ਕਵੀ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਵਿੱਚ ਦਿੱਤਾ ਵੀ ਉਹ ਜਿਹੜੇ ਮੇਰੇ ਵਿਦਿਆ ਦਾਤੇ ਹੈ, ਮੇਰੇ ਉਸਤਾਦ ਹੈ, ਉਹ ਨਿਰੇ ਕਥਾ ਵਾਚਕ ਨਹੀਂ ਸੀ, ਕਹਿਣ ਵਾਲੇ ਨਹੀਂ ਸੀ, ਕਰਨੀ ਵਾਲੇ ਵੀ ਸਨ। ਜੋ ਕਹਿੰਦੇ ਸੀ ਉਹ ਕਰਦੇ ਵੀ ਸੀ। ਜਿਹੜਾ ਕਰਨੀ ਵਾਲਾ ਹੈ ਨਾ, ਉਹ ਜੋ ਕਹੇਗਾ ਉਹਦਾ ਅਸਰ ਪਏਗਾ। ਜਿਹਦੀ ਆਪ ਕਰਨੀ ਨਹੀਂ ਹੈ, ਜੋ ਕਹਿੰਦਾ ਆਪ ਉਹ ਕਰਦਾ ਨਹੀਂ ਹੈ, ਦੂਜਿਆਂ ਨੂੰ ਉਪਦੇਸ਼ ਦਿੰਦਾ ਉਹਦਾ ਅਸਰ ਨਹੀਂ ਫਿਰ ਬਹੁਤਾ ਪੈਂਦਾ। ਜੇ ਕੋਈ ਆਪ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਨਹੀਂ ਹੈ ਅਤੇ ਲੋਕਾਂ ਨੂੰ ਕਥਾ ਵਿੱਚ ਦੱਸੇ ਵੀ ਸੁਖਮਨੀਪਣ ਦਾ ਬੜਾ ਮਹੱਤਵ ਹੈ, ਓਏ ਠੀਕ ਹੈ, ਲੋਕ ਸੁਣ ਲੈਣਗੇ ਅਤੇ ਕੋਈ ਨਾ ਕੋਈ ਕਿਸੇ 'ਤੇ ਅਸਰ ਹੋ ਜਾਏਗਾ ਅਤੇ ਉਹ ਲੱਗ ਪਵੇਗਾ। ਪਰ ਆਪਦੇ ਪੱਲੇ ਤਾਂ ਉਹਦੇ ਕੁਛ ਨਹੀਂ ਨਾ ਹੈਗਾ, ਵੀ ਕਹਿਣਾ ਕਹਿਣਾ ਹੈ। ਜੇ ਉਹ ਆਪਦਾ ਉਹ ਜਾਂ ਕਰਤੱਵ ਹੋਏਗਾ ਫਿਰ ਕਹੇਗਾ, ਫਿਰ ਉਹ ਜਿਵੇਂ ਪ੍ਰੀਤ ਜੀ ਨੇ ਉਹ ਇੱਕ ਮਾਤਾ ਦੇ ਬੱਚੇ ਨੂੰ ਗੁਰਖੰਡ ਤੋਂ ਵਰਜਿਆ ਸੀ ਨਾ, ਕਿਉਂਕਿ ਪਹਿਲਾਂ ਆਪ ਖਾਂਦਾ ਸੀ ਫਿਰ ਛੱਡਿਆ ਉਸ ਅਨੁਸਾਰ, ਫਿਰ ਉਸ ਤੋਂ ਬਾਅਦ ਉਹਨੇ ਕਿਹਾ ਸੀ ਆਪਣੀ ਕਰਨੀ ਵਿੱਚ ਉਹਨੇ ਦੇਖਿਆ ਵੀ ਮੈਂ ਤਾਂ ਨਹੀਂ ਇਹ ਕਰਦਾ। ਉਹ ਛੱਡ ਛਡਾ ਕੇ ਫਿਰ ਲਫ਼ਜ਼ ਕਹੇ ਅਤੇ ਝੱਟ ਉਹਦਾ ਅਸਰ ਹੋ ਗਿਆ। ਇਸੇ ਕਰਕੇ ਗੁਰਬਾਣੀ ਵਿੱਚ ਕਿਹਾ ਪਹਿਲਾਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਵੀ ਜਿਵੇਂ ਦਰੱਖਤ ਦੀ ਜਿਹੜੀ ਜੜ ਹੈ ਧਰਤੀ ਵਿੱਚ ਪਹਿਲਾਂ ਪੂਰੀ ਜੰਮੀ ਹੋਵੇ, ਜੜ ਐਨ ਪੂਰੀ ਲੱਗੀ ਹੋਏ, ਫਿਰ ਦਰੱਖਤ ਦੀ ਉੱਪਰ ਕਹਿੰਦੇ ਗੂੜੀ ਸੰਘਣੀ ਛਾਂ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਕਥਾ ਵਾਚਕ ਹੈ, ਪੜ੍ਹਨ ਪੜ੍ਹਾਉਣ ਵਾਲਾ, ਉਹਦੀ ਜਿਹੜੀ ਸ਼ਰਧਾ ਰੂਪੀ ਜੜ ਹੈ ਨਾ, ਉਹ ਜਿਹਦੇ ਸੰਬੰਧ ਵਿੱਚ ਕਹਿ ਉਹਦੇ ਵਿੱਚ ਪੂਰੀ ਲੱਗੀ ਹੋਵੇ, ਉਹਦੇ ਵਿੱਚ ਪੂਰੀ ਸ਼ਰਧਾ ਹੋਵੇ ਉਹਦੀ, ਯਾਨੀ ਉਹ ਜੋ ਕਹਿੰਦਾ ਉਹਦੇ 'ਤੇ ਉਹਦਾ ਪੂਰਾ ਅਮਲ ਹੋਵੇ, ਫਿਰ ਕਹਿੰਦੇ ਉਹਦੀ ਛਾਂ ਹੁੰਦੀ ਹੈ, ਉਹਦੇ ਕਹਿਣ ਦਾ ਲੋਕਾਂ 'ਤੇ ਪ੍ਰਭਾਵ ਪੈਂਦਾ ਹੈ। ਜਿਵੇਂ ਆ ਸਾਧੂ ਸੰਤ ਹੈ, ਜਦੋਂ ਸੰਗਤ ਵਿੱਚ ਬੈਠ ਕੇ ਕੋਈ ਗੁਰਬਾਣੀ ਦੁਆਰਾ ਵਿਚਾਰਾਂ ਰੱਖਦੇ ਨੇ, ਸੁਣਾਉਂਦੇ ਨੇ, ਲੋਕਾਂ 'ਤੇ ਅਸਰ ਹੁੰਦਾ ਮਨਾਂ 'ਤੇ। ਦੇਖ ਲਓ ਮਹਾਤਮਾ ਦੇ ਕਹਿਣ ਕਰਕੇ ਤਾਂ ਸਾਰੇ ਅਮਲ ਸ਼ਮਲ ਛੱਡ ਜਾਂਦੇ, ਸਾਰੀਆਂ ਖਸਲਤਾਂ ਪੈੜੀਆਂ ਬਾਦੀਆਂ ਛੱਡ ਜਾਂਦੇ। ਮਾਂ ਪਿਓ ਸਾਰੀ ਉਮਰ ਉਹ ਬੱਚੇ ਨੂੰ ਕਈ ਜਾਣੋ ਨਹੀਂ ਛੱਡਦੇ, ਕਿਉਂਕਿ ਮਾਂ ਪਿਓ ਦੀ ਉਹੋ ਜਿਹੀ ਕਰਨੀ ਨਹੀਂ ਨਾ। ਉਹ ਕਹਿੰਦੇ ਤੂੰ ਨਹੀਂ ਸੀ ਲਾ ਕਰਦਾ, ਤੂੰ ਵੀ ਐਂ ਕਰਦਾ ਸੀ, ਅੱਜ ਸਾਨੂੰ ਮਤਾਂ ਦਿੰਦਾ। ਇਸ ਕਰਕੇ ਜਿਹੜੇ ਕੋਈ ਉਹ ਕਰਨੀ ਵਾਲੇ ਹੁੰਦੇ ਉਹਨਾਂ ਦਾ ਫਿਰ ਅਸਰ ਪੈਂਦਾ, ਅਤੇ ਉਹ ਤਾਂ ਹੁਣ ਕਰਨੀ ਵਾਲਾ ਭਾਈ ਸੰਤ ਸਿੰਘ ਜੀ ਉਹਨਾਂ ਦੀ ਆ ਜਿਹੜੇ ਉਹਨਾਂ ਤੋਂ ਪੜ੍ਹਿਆ ਜਿਹੜਾ ਵਿਦਿਆਰਥੀ ਸੰਤੋਖ ਸਿੰਘ ਹੈ ਉਹਦੀ ਤੁਸੀਂ ਆ ਜਿਹੜੀ ਰਚਨਾ ਦੇਖ ਲਓ ਕਿ ਕਿੰਨੀ ਸ਼ਰਧਾ ਭਾਵਨਾ ਵਾਲੀ ਹੈ, ਕਿੰਨੀ ਉਹਦੇ ਦਸਾਂ ਜਾਮਿਆਂ 'ਤੇ ਸ਼ਰਧਾ ਹੈ। ਇਹ ਉਹਨਾਂ ਦੇ ਪੁਸਤਕ ਤੋਂ ਜਦੋਂ ਸ਼ੁਰੂ ਕਰਨਗੇ, ਮੰਗਲ ਕਰਨਗੇ, ਉੱਥੋਂ ਹੀ ਸਪਸ਼ਟ ਹੋਊਗਾ। ਇਹੋ ਜਾਣੀ ਸੰਤ ਸਿੰਘ ਭਾਈ ਜੋ ਸ੍ਰੀ ਅੰਮ੍ਰਿਤਸਰ ਨਿਵਾਸੀ ਸਨ ਅਤੇ ਇੱਥੇ ਦੇ ਕਥਾ ਵਾਚਕ ਸਨ ਦਰਬਾਰ ਸਾਹਿਬ ਦੇ, ਉਹ ਮੇਰੇ ਵਿਦਿਆ ਦਾਤੇ ਹੈ। ਇਹ ਤੋਂ ਬਗੈਰ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਸਨਾਤਨ ਮਤ ਦਾ ਇਤਿਹਾਸ ਹੈ, ਪੁਰਾਣ ਹੈ, ਸ਼ਾਸਤਰ ਹੈ, ਸਿਮਰਤੀਆਂ ਹੈ, ਉਪਨਿਸ਼ਦਾਂ ਹੈ, ਇਸ ਸੰਸਕ੍ਰਿਤ ਵਿੱਚ ਸਾਨੂੰ ਇਹਦਾ ਵੀ ਗਿਆਨ ਹਾਸਲ ਕਰ ਲਿਆ ਜਾਏ। ਫਿਰ ਇਹ ਗਿਆਨ ਹਾਸਲ ਕਰਨ ਵਾਸਤੇ ਆਪ ਜੀ ਨੇ ਕੁਝ ਸਮਾਂ ਕਾਸ਼ੀ ਵੀ ਜਾ ਕੇ ਲਾਇਆ ਸੀ, ਉੱਥੇ ਵੇਦ ਪੜ੍ਹੇ, ਸ਼ਾਸਤਰ ਸਿਮਰਤੀਆਂ ਪੜ੍ਹੇ, ਪੁਰਾਣ ਪੜ੍ਹੇ। ਹੁਣ ਜਿਹੜਾ ਕੋਈ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਉਹਦਾ ਮਨ 'ਤੇ ਅਸਰ ਹੋ ਜਾਂਦਾ ਹੈ, ਫਿਰ ਜਿੱਥੇ ਉਹ ਰਹਿੰਦਾ ਹੈ ਉਸ ਨਗਰ ਵਿੱਚ ਵੀ ਜਿਹੋ ਜਿਹੇ ਲੋਕ ਬਿੰਦ ਰਹਿੰਦੇ ਹੁਣ ਉਹਦਾ ਵੀ ਅਸਰ ਹੁੰਦਾ ਹੈ, ਜਿਸ ਕਰਕੇ ਕਵੀ ਸੰਤੋਖ ਸਿੰਘ ਜੀ ਦੀ ਇਹ ਜਿਹੜੀ ਇਤਿਹਾਸ ਦੀ ਕਥਾ ਹੈ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚੋਂ ਸਾਰਾ ਕੁਛ ਉਹ ਜਿੱਥੇ ਉਹ ਰਹਿੰਦੇ ਸੀ ਉਹਨਾਂ ਦਾ ਅਸਰ ਸਪਸ਼ਟ ਹੁੰਦਾ ਹੈ। ਕੈਂਥਲ ਵਿੱਚ ਆਪ ਜੀ ਜ਼ਿਆਦਾ ਰਹੇ ਹੈ, ਕੈਂਥਲ ਵਿੱਚ ਬ੍ਰਾਹਮਣਾਂ ਦੇ ਘਰ ਜ਼ਿਆਦਾ ਸਨ। ਜਦੋਂ ਕਵੀ ਜੀ ਰਹੇ ਉਸ ਵੇਲੇ ਕਰੀਬਨ 200 ਬ੍ਰਾਹਮਣਾਂ ਦੇ ਘਰ ਸੀ ਉੱਥੇ, ਅਤੇ ਕਵੀ ਜਿਸ ਰਾਜੇ ਉਦੇ ਸਿੰਘ ਕੋਲ ਰਹੇ ਕੈਂਥਲ ਵਿੱਚ ਉਹਦੇ ਕੋਲ ਵੀ ਜ਼ਿਆਦਾ ਵਿਦਵਾਨ ਬ੍ਰਾਹਮਣ ਲੋਕ ਸਨ, ਜਿਸ ਕਰਕੇ ਫਿਰ ਉਹਨਾਂ ਦੀ ਜਿਹੜੀ ਇਹ ਕਥਨੀ ਉਹਦੇ ਵਿੱਚ ਜਿਹੜਾ ਪ੍ਰਭਾਵ ਹੈ ਥੋੜ੍ਹਾ ਜਿਹਾ ਸਨਾਤਨ ਮਤ ਦਾ ਵੀ ਦਿਸਦਾ ਹੈ। ਅਤੇ ਬਾਕੀ ਜਿਹੜੀ ਕਥਾ ਹੈ ਉਹਦੇ ਵਿੱਚੋਂ ਇਹ ਵੀ ਸਪਸ਼ਟ ਹੁੰਦਾ ਵੀ ਉਹ ਪ੍ਰਭਾਵਿਤ ਸਰੂਪ ਸਨ, ਪਰ ਹੈ ਸੀ ਉਹ ਗੁਰਮਤ ਦੇ ਧਾਰਨੀ ਸਿੰਘ ਅੰਮ੍ਰਿਤਧਾਰੀ। ਸ਼ਰਧਾ ਉਹਨਾਂ ਦੀ ਦਸਾਂ ਸਤਿਗੁਰਾਂ 'ਤੇ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀ। ਪ੍ਰਭਾਵ ਜ਼ਰੂਰ ਉਹਨਾਂ ਨੇ ਆਪਣੇ ਇਰਦ ਗਿਰਦ ਦੇ ਬਾਜੂ ਮੰਡਲ ਦਾ ਕਬੂਲਿਆ ਹੈ, ਪਰ ਇਹ ਨਹੀਂ ਕਹਾਂਗੇ ਵੀ ਸਾਰਾ ਕੁਛ ਉਹਨਾਂ ਵਾਲਾ ਹੀ ਸੀ ਉਹਨਾਂ ਦਾ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਦੇ ਸੰਬੰਧ ਵਿੱਚ ਵੀ ਉਹ ਕਿੱਥੋਂ ਦੇ ਸਨ, ਉਹਨਾਂ ਦੇ ਪਿਤਾ ਮਾਤਾ ਦਾ ਨਾਮ ਕੀ ਸੀ, ਉਹਨਾਂ ਦੀ ਪਤਨੀ ਦਾ, ਕਿੰਨੇ ਉਹਨਾਂ ਦੇ ਪੁੱਤਰ ਅਤੇ ਪੁੱਤਰੀਆਂ ਸਨ, ਇਹ ਆਪਾਂ ਥੋੜ੍ਹੇ ਰੂਪ ਵਿੱਚ ਵਿਚਾਰ ਕਰ ਲਈਏ। ਕਿੱਥੋਂ ਪੜ੍ਹੇ, ਉਹ ਉਸਤਾਦ ਦਾ ਵਿਦਿਆ ਦਾਤੇ ਦਾ ਨਾਮ ਦੇ ਸੰਬੰਧ ਵਿੱਚ ਵੀ ਥੋੜ੍ਹੀ ਬਹੁਤੀ ਵਿਚਾਰ ਕਰ ਲਈ ਹੈ। ਬਾਕੀ ਅਨਮਤਾਂ ਦੇ ਜਿਹੜੇ ਪੁਸਤਕ ਹੈ ਕਾਂਸ਼ੀ ਜਾ ਕੇ ਉਹਨਾਂ ਪੜ੍ਹੇ, ਇਹ ਵੀ ਆਪਾਂ ਥੋੜ੍ਹਾ ਬਹੁਤ ਇਹ ਸਮਝ ਪ੍ਰਾਪਤ ਕਰ ਲਈ ਹੈ। ਇਹ ਜਿਹੜਾ ਗ੍ਰੰਥ ਹੈ ਜਿਸਦਾ ਨਾਮ ਨਾਨਕ ਪ੍ਰਕਾਸ਼ ਹੈ, ਕਿੱਥੇ ਲਿਖਿਆ ਸੀ ਅਤੇ ਕਿਹੜੇ ਬਿਕਰਮੀ ਸੰਮਤ ਵਿੱਚ ਲਿਖਿਆ ਸੀ, ਜੇ ਸਾਨੂੰ ਕੋਈ ਪੁੱਛ ਲਏ ਵੀ ਤੁਸੀਂ ਕਥਾ ਤਾਂ ਸੁਣਦੇ ਕਿਹੜੇ ਸੰਮਤ ਵਿੱਚ ਲਿਖਿਆ ਗਿਆ ਸੀ, ਜੇ ਤਾਂ ਅਸੀਂ ਕਥਾ ਵਿੱਚ ਸੁਣਿਆ ਹੋਊਗਾ ਝੱਟ ਦੱਸ ਦਿਆਂਗੇ ਵੀ ਇਹ ਜੋ ਭਾਈ ਦੇਵਾ ਸਿੰਘ ਇਹਨਾਂ ਦੇ ਪਿਤਾ ਦਾ ਨਾਂ, ਜਿੱਥੇ ਉਹ ਪੂੜੀਏ ਨਗਰ ਵਿੱਚ ਰਹਿੰਦੇ ਸਨ ਉੱਥੇ ਹੀ ਇਹ ਗ੍ਰੰਥ ਲਿਖਿਆ ਗਿਆ ਹੈ। ਭਾਵੇਂ ਕਵੀ ਜੀ ਨੇ ਇਸ ਗ੍ਰੰਥ ਦੀ ਪ੍ਰਾਰੰਭਤਾ ਦਾ ਸੰਬੰਧ ਨਹੀਂ ਲਿਖਿਆ ਹੈ, ਪਰ ਸਮਾਪਤੀ ਦਾ ਸਮਤ ਲਿਖਿਆ 1880 ਵਿਕਰਮੀ ਸੰਮਤ ਸੀ। ਜਦੋਂ ਮੈਂ ਇਹ ਜਬਦਾਂ ਦੇ ਕਿਨਾਰੇ ਜਿਹੜਾ ਬੂੜੀਆ ਨਾਮ ਦਾ ਨਗਰ ਹੈ ਉੱਥੇ ਬੈਠ ਕੇ ਮੈਂ ਨਾਨਕ ਪ੍ਰਕਾਸ਼ ਜਿਹੜਾ ਪੁਸਤਕ ਹੈ ਇਹਨੂੰ ਪੂਰਾ ਕੀਤਾ ਅਤੇ ਕੱਤਕ ਦੀ ਪੂਰਨਮਾਸੀ ਦਾ ਦਿਨ ਸੀ, ਯਾਨੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਸੀ ਅਤੇ ਵਿਕਰਮੀ ਸੰਮਤ ਸੀ 1880। ਇਸ ਤਰ੍ਹਾਂ ਇਹ ਕਿੰਨੇ ਕੁ ਸਮੇਂ ਵਿੱਚ ਗ੍ਰੰਥ ਰਚਿਆ ਗਿਆ। ਇਸ ਤੋਂ ਪਹਿਲਾਂ ਆਪ ਜੀ ਨੇ ਇੱਕ ਅਮਰਕੋਸ਼ ਨਾਮ ਦਾ ਪੁਸਤਕ ਰਚਿਆ ਸੀ, ਉਹ 78 ਵਿੱਚ ਸਮਾਪਤ ਹੋਇਆ ਸੀ, ਜਿਸ ਕਰਕੇ ਜਾਣੀ ਉਹ ਤੋਂ ਅੰਦਾਜ਼ਾ ਲੱਗਦਾ ਵੀ ਕਰੀਬਨ 1.5 ਸਾਲ ਵਿੱਚ ਇਹ ਕਵੀ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਪੁਸਤਕ ਲਿਖ ਕੇ ਪੂਰਾ ਕੀਤਾ। ਇਹ ਅੰਦਾਜ਼ੇ ਨਾਲ ਹੈ ਵੀ 1.5 ਸਾਲ ਦੇ ਵਿੱਚ ਇਹ ਜਿਹੜਾ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਅੱਜ ਅਸੀਂ ਇਹ ਪ੍ਰਾਰੰਭ ਕਰ ਰਹੇ ਹਾਂ ਇੰਨੇ ਕੁ ਸਮੇਂ ਵਿੱਚ ਲਿਖ ਕੇ ਪੂਰਾ ਹੋਇਆ ਹੈ। ਸੋ ਇਸ ਤਰ੍ਹਾਂ ਇਹ ਪੁਸਤਕ ਸੰਬੰਧੀ ਬਾਬ ਕੀਤ। ਹੁਣ ਇਸ ਤੋਂ ਅੱਗੇ ਕਵੀ ਜੀ ਨੇ ਆਪਣੇ ਘਰ ਕਵਨਾ ਨਾਲ ਹੀ ਜੋ ਅੱਖਰ ਲਿਖੇ ਹੈ ਉਹ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜਿਹੜਾ ਅਦਵੈਤ ਰੂਪ ਓ ਮੰਗਲ ਸਰੂਪ ਸਰਬ ਕਾ ਰੱਖ ਸਰਬ ਕਾ ਅੰਗੀਕਾਰ ਕਰਨ ਵਾਲਾ ਉਹ ਸਤਿਗੁਰੂ ਹੈ। ਉਹ ਸਤਿਗੁਰੂ ਦੁਆਰਾ ਉਹਦੀ ਪ੍ਰਸਾਦ ਦੁਆਰਾ ਉਹਦੀ ਇੱਕ ਓਅੰਕਾਰ ਦੀ ਮੰਗਲ ਸਰੂਪ ਦੀ ਸਰਵ ਰੱਖ ਦੀ ਇੱਕ ਅਦਵੈਤ ਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਇਹ ਸਤਿਗੁਰਾਂ ਨੇ ਜੋ ਬਾਣੀ ਵਿੱਚ ਮੰਗਲ ਕੀਤਾ ਹੈ ਉਹਨੂੰ ਪਹਿਲਾਂ ਲਿਖਤੀ ਰੂਪ ਵਿੱਚ ਦਿੱਤਾ ਹੈ। ਆਥ ਸ੍ਰੀ ਨਾਨਕ ਗੁਰੂ ਨਾਨਕ ਪ੍ਰਕਾਸ਼ ਲਿਖੇ ਤੇ ਹੁਣ ਇਸ ਤੋਂ ਉਪਰੰਤ ਇਸ ਤੋਂ ਬਾਅਦ ਜਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਤੋਂ ਬਾਅਦ ਸ੍ਰੀ ਸੁਭਾਏਮਾਨ ਜੋ ਸੁਭਾ ਵਾਲਾ ਗੁਰੂ ਨਾਨਕ ਨਾਮ ਪ੍ਰਕਾਸ਼ ਦਾ ਪੁਸਤਕ ਹੈ ਗ੍ਰੰਥ ਹੈ ਉਹ ਲਿਖਦੇ ਹਾਂ, ਜਾਣੀ ਲਿਖਣਾ ਸ਼ੁਰੂ ਕਰਦੇ ਹਾਂ। ਇਹ ਗ੍ਰੰਥ ਦੇ ਵਿੱਚ ਜਿਹੜੇ ਸਤਿਗੁਰਾਂ ਦੇ ਨਾਮ ਲੈ ਲੈ ਕੇ ਮਹਿਮਾ ਦੇ ਮੰਗਲ ਕੀਤੇ ਹੈ ਉਹਨਾਂ ਦਾ ਨਾਮ ਆਪ ਜੀ ਨੇ ਮੰਗਲਾਚਰਨ ਰੱਖਿਆ ਹੈ ਅਤੇ ਇਹ ਗ੍ਰੰਥ ਦਾ ਜਿਹੜਾ ਪਹਿਲਾ ਤਿਆਰ ਸਭ ਤੋਂ ਪਹਿਲਾ ਹਿੱਸਾ ਹੈ ਅਧਿਆ ਕਹੋ ਪਹਿਲਾ ਹਿੱਸਾ ਕਹੋ ਪਹਿਲਾ ਭਾਗ ਕਹੋ, ਸੰਸਕ੍ਰਿਤ ਵਿੱਚ ਅਧਿਆ ਕਹਿ ਦਿੰਦੇ ਹੈ, ਅਸੀਂ ਕਹਿ ਦਿੰਦੇ ਹਾਂ ਵੀ ਸਭ ਤੋਂ ਪਹਿਲੇ ਭਾਗ ਵਿੱਚ ਪਹਿਲੇ ਹਿੱਸੇ ਵਿੱਚ ਕੀ ਲਿਖਿਆ ਭਾਵ ਜਿੱਥੋਂ ਪੁਸਤਕ ਸ਼ੁਰੂ ਹੋਈ ਉੱਥੇ ਕੀ ਹੈ। ਤਾਂ ਕਵੀ ਜੀ ਨੇ ਕਹਿ ਦਿੱਤਾ ਵੀ ਪਹਿਲੇ ਹਿੱਸੇ ਵਿੱਚ ਨਾਮ ਦੀ ਮਹਿਮਾ, ਇਸੇ ਤਰ੍ਹਾਂ ਜਿਨ੍ਹਾਂ ਸਤਿਗੁਰਾਂ ਦੇ ਦੀ ਮਹਿਮਾ ਦੇ ਮੰਗਲ ਕੀਤੇ ਉਹ ਪਹਿਲੇ ਹਿੱਸੇ ਵਿੱਚ ਹੈ ਪਹਿਲੇ ਭਾਗ ਵਿੱਚ ਹੈ। ਇਸ ਕਰਕੇ ਇਹ ਨਾਨਕ ਪ੍ਰਕਾਸ਼ ਦਾ ਜਿਹੜਾ ਸਭ ਤੋਂ ਪਹਿਲਾ ਹਿੱਸਾ ਪਹਿਲਾ ਤਿਆਰ ਇੱਥੋਂ ਹੁਣ ਸ਼ੁਰੂ ਹੋ ਰਿਹਾ। ਸ਼ੁਰੂ ਵਿੱਚ ਆਪਣੇ ਇਸ਼ਟ ਦੀ ਮਰਜ਼ਾਦਾ ਦਾ ਮੂਲ ਮੰਗਲ, ਆਪਣੇ ਜਿਹੜੇ ਇਸ਼ਟ ਸਤਿਗੁਰੂ ਹੈ ਉਹਨਾਂ ਨੇ ਜਿਵੇਂ ਉਹਨਾਂ ਦੀ ਮਰਜ਼ਾਦਾ ਹੈ ਜਿਵੇਂ ਉਹਨਾਂ ਨੇ ਮਰਜ਼ਾਦਾ ਅਨੁਸਾਰ ਮੰਗਲ ਕੀਤਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਨੇ ਤਥਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹ ਸਭ ਤੋਂ ਜਿਹੜਾ ਮੁੱਢਲਾ ਮੰਗਲ ਹੈ ਪਹਿਲਾ ਮੰਗਲ ਉਹ ਕਵੀ ਜੀ ਆਪਣਾ ਇਸ਼ਟ ਦੇਵ ਜੀ ਦਾ ਮੰਗਲ ਕਰ ਰਹੇ ਹੈ। ਉਹ ਕਾਵਿ ਰਚਨਾ ਛੰਦਾਬੰਦੀ ਵਿੱਚ ਉਹ ਜਿਵੇਂ ਕਰ ਰਹੇ ਆਪਾਂ ਸੁਣੀਏ ਧਿਆਨ ਨਾਲ। ਏਕ ਓਂਕਾਰਾ ਸਤਿਗੁਰੂ। ਕਵੀ ਸੰਤ ਅਗ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਜਿਹੜਾ ਇੱਕ ਓਂਕਾਰ ਸਰੂਪ ਹੈ ਉਹੀ ਇੱਕ ਓਂਕਾਰ ਹੈ ਜਿਹੜਾ ਨਾ ਸਰੂਪ ਉਹੀ ਸਤਿਗੁਰੂ ਹੈ। ਉਹ ਜਿਹੜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਹ ਸਤਿਗੁਰੂ ਰੂਪ ਹੈ। ਤੇਹ ਪ੍ਰਸਾਦ ਸੱਚ ਹੋਇ। ਉਹ ਜਿਹੜਾ ਇੱਕ ਓਂਕਾਰ ਸਰੂਪ ਉਹ ਸਤਿਗੁਰੂ ਹੈ, ਉਹ ਸਤਿਗੁਰੂ ਦੀ ਪ੍ਰਸਾਦ ਕੀ ਕਿਰਪਾ ਦੁਆਰਾ ਦੁੱਧੇ ਵਿੱਚੋਂ ਸਿਹਾਰੀ ਆ ਜਾਏਗੀ, ਦੁੱਧੇ ਵਿੱਚੋਂ ਕਰਕੇ ਲਫਜ਼ ਆ ਜਾਏਗਾ। ਕਰਕੇ ਕਹਿ ਦਿਓ ਜਾਂ ਦੁਆਰਾ ਕਹਿ ਦਿਓ, ਉਸ ਸਤਿਗੁਰੂ ਦੀ ਕਿਰਪਾ ਦੁਆਰਾ ਜਿਹੜਾ ਸੱਚ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹ ਸੱਚ ਆਦਿ ਜੁਗਾਦ ਕਿਹੜਾ ਅਕਾਲ ਪੁਰਖ ਹੈ। ਇਸ ਕਰਕੇ ਸੱਚ ਦਾ ਅਰਥ ਹੈ ਅਕਾਲ ਪੁਰਖ। ਉਹ ਸਤਿਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਉਹ ਸੰਸਕ੍ਰਿਤ ਵਿੱਚ ਸਤ ਕਿਹਾ ਹੈ, ਸਤ ਦਾ ਜਿਹੜਾ ਲਫਜ਼ ਹੈ ਹਰ ਇੱਕ ਨਾਲ ਨਹੀਂ ਜੁੜ ਸਕਦਾ, ਹਰ ਇੱਕ ਨੂੰ ਨਹੀਂ ਅਸੀਂ ਸਤ ਕਹਿ ਸਕਦੇ। ਇੱਕੋ ਇੱਕ ਜਿਹੜਾ ਅਕਾਲ ਪੁਰਖ ਹੈ ਉਹਦੇ ਲਈ ਇਹ ਜਿਹੜਾ ਲਫਜ਼ ਹੈ ਸਤ ਠੀਕ ਹੈ, ਢੁਕਮ ਹੈ, ਯਥਾਰਥ ਹੈ। ਸਾਡੇ ਨਾਲ ਕੋਈ ਸੱਤ ਲਫਜ਼ ਜੋੜਦੇ ਵੀ ਇਹ ਸੋਲਾ ਨੇ ਝੂਠ ਹੈ, ਕਿਉਂਕਿ ਅਸੀਂ ਸਦਾ ਨਹੀਂ ਰਹਿਣ ਵਾਲੇ। ਉਹ ਸੱਤ ਕਿਹੜਾ ਹੁੰਦਾ? ਤ੍ਰੈਕਾਲ ਅਵਾਦਤਵੰ ਸਤਤਵੰ, ਜਿਸ ਦਾ ਤਿੰਨਾਂ ਸਮਿਆਂ ਵਿੱਚ ਬਾਧ ਨਾ ਹੋਵੇ, ਜਿਹੜਾ ਤਿੰਨਾਂ ਸਮਿਆਂ ਵਿੱਚ ਹੀ ਕਾਇਮ ਰਹੇ, ਉਹਨੂੰ ਕਹਿੰਦੇ ਨੇ ਸੱਤ। ਅਤੇ ਉਹਨੂੰ ਅਸੀਂ ਸੱਚ ਕਹਾਂਗੇ। ਸੱਚ ਕਹੋ ਸੱਤ ਕਹੋ, ਇੱਕੋ ਪ੍ਰੈਵਾਚੀ ਲਫਜ਼ ਹੈ ਜੋ ਸਦਾ ਸਦਾ ਰਹੇ, ਕਦੇ ਨਾਸ ਨਾ ਹੋਵੇ, ਉਹ ਵਾਹਿਗੁਰੂ ਹੀ ਹੈ। ਇਸ ਕਰਕੇ ਉਹਨੂੰ ਸੱਚ ਕਿਹਾ, ਉਸੇ ਨੂੰ ਸੱਤ ਕਿਹਾ ਹੈ। ਇਸ ਕਰਕੇ ਕਹਿੰਦੇ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਉਹ ਸੱਚ ਦੀ ਅਕਾਲ ਪੁਰਖ ਦੀ ਜੋ ਆਦਿ ਜੁਗਾਦ ਸੱਚ ਹੈ ਸਦਾ ਸਦਾ ਰਹਿਣ ਵਾਲਾ ਉਹਦੀ ਪ੍ਰਾਪਤੀ ਹੁੰਦੀ ਹੈ। ਫਿਰ ਉਹੀ ਕਹਿੰਦੇ ਵਾਹਿਗੁਰੂ ਹੈ ਜਿਹਦਾ ਨਾਮ ਅਕਾਲ ਪੁਰਖ ਹੈ, ਜਿਹਦੀ ਸਤਿਗੁਰੂ ਦੁਆਰਾ ਪ੍ਰਾਪਤੀ ਹੁੰਦੀ ਹੈ, ਉਹੀ ਸਤ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ। ਉਸ ਵਾਹਿਗੁਰੂ ਦੀ ਹੀ ਹਮੇਸ਼ਾ ਫਤਿਹ ਹੈ, ਜਿੱਤ ਹੈ। ਬਾਕੀਆਂ ਦੀ ਤਾਂ ਕੋਈ ਜਿੱਤ ਨਹੀਂ ਹੈਗੀ ਵੀ ਅਸੀਂ ਜਿੱਤ ਗਏ ਜੀ, ਅਸੀਂ ਤਾਂ ਇੱਥੋਂ ਹਾਰ ਕੇ ਜਾਂਦੇ ਹਾਂ। ਵਾਹਿਗੁਰੂ ਦੀ ਹਮੇਸ਼ਾ ਫਤਿਹ ਜਿੱਤ ਹੈ, ਉਹਦੀ ਕਿਤੇ ਹਾਰ ਨਹੀਂ। ਇਸ ਕਰਕੇ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਉਸੇ ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਹਮੇਸ਼ਾ ਫਤਿਹ ਹੈ, ਜਿੱਤ ਹੈ। ਵਿਘਨ ਵਿਨਾਸ਼ਨ ਸੋ ਇੱਕ ਉਹੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਵਿਘਨਾਂ ਦੇ ਵਿਨਾਸ਼ ਕਰਨ ਵਾਲਾ ਨਾਸ਼ ਕਰਨ ਵਾਲਾ ਹੈ। ਇਹ ਦੋ ਮੰਗਲਾਂ ਨੂੰ ਕਵੀ ਜੀ ਨੇ ਆਪਣੇ ਕਾਵਿ ਰਚਨਾ ਵਿੱਚ ਲਿਆ ਕੇ ਬਿਆਨ ਕਰ ਦਿੱਤਾ ਹੈ। ਇੱਕ ਤਾਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਮੰਗਲ ਆਏ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ 500 ਤੋਂ ਉੱਪਰ ਆਇਆ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਦੋਵੇਂ ਮੰਗਲ ਕੀਤੇ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੂਜਾ ਕੀਤਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਕਵੀ ਜੀ ਨੇ ਇਹ ਦੋਵੇਂ ਮੰਗਲੇ ਕਾਵ ਦੇ ਨਿਯਮਾਂ ਵਿੱਚ ਲਿਆ ਕੇ ਕਥਨ ਕਰ ਦਿੱਤੇ ਹੈ। ਜਾਣੀ ਆਪਣੀ ਇਹ ਮੰਗਲ ਦੁਆਰਾ ਇਸ਼ਟਾਪਤੀ ਜਨਾਈ ਹੈ, ਜੋ ਉਹਨਾਂ ਦੇ ਸਤਿਗੁਰਾਂ ਨੇ ਮੰਗਲ ਕੀਤੇ ਉਹਨਾਂ ਨੂੰ ਪਹਿਲ ਦਿੱਤੀ ਹੈ। ਨਹੀਂ ਤਾਂ ਮਨੁੱਖ ਆਪਣਾ ਆਪ ਨੂੰ ਕੋਈ ਕਹਿਣ ਵਾਸਤੇ ਨਾ ਪਹਿਲ ਦਿੰਦਾ ਵੀ ਮੈਂ ਹਾਂ ਇੰਨਾ ਵਿਦਵਾਨ, ਨਾ ਆਪਣੇ ਆਪ ਨੂੰ ਜਾਣੀ ਨਿਯਮਾਂ ਜਨਾ ਕੇ ਜੋ ਆਪਣੇ ਇਸ਼ਟ ਹੈ ਜੋ ਉਹਨਾਂ ਨੇ ਮੰਗਲ ਕੀਤੇ ਉਹਨਾਂ ਨੂੰ ਮੁੱਖਤਾ ਦੇ ਕੇ ਕਵੀ ਜੀ ਨੇ ਆਪਣੀ ਅਥਾਹ ਸ਼ਰਧਾ ਜਨਾਈ ਹੈ। ਇਸ ਤਰ੍ਹਾਂ ਉਹੀ ਜਿਹੜਾ ਸੱਤ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਉਹ ਵਿਘਨਾਂ ਦੇ ਵਿਨਾਸ਼ ਕਰਨ ਵਾਲਾ, ਨਾਸ਼ ਕਰਨ ਵਾਲਾ ਵੀ ਹੈ ਅਤੇ ਕਟਾਕਸ਼ ਹੈ ਵੀ ਉਹ ਸਤ ਸਰੂਪ ਦੀ ਜਿਹੜੀ ਪ੍ਰਾਪਤੀ ਹੈ ਮੈਨੂੰ ਵੀ ਹੋਵੇ ਅਤੇ ਮੇਰੀ ਵੀ ਜਿੱਤ ਹੋਵੇ। ਜਿਸ ਵਾਹਿਗੁਰੂ ਦੀ ਜਿੱਤ ਹੈ ਅਤੇ ਉਹ ਮੇਰੇ ਵੀ ਵਿਘਨ ਵਿਨਾਸ਼ ਕਰਨ ਵਾਲਾ ਵਾਹਿਗੁਰੂ ਗੁਰੂ ਹੋਵੇ। ਇਸ ਤਰ੍ਹਾਂ ਇਹ ਕਵੀ ਜੀ ਨੇ ਨਿਰਗੁਣ ਅਤੇ ਸਰਗੁਣ ਰੂਪ ਦੇ ਵਿੱਚ ਜਿਸਦਾ ਕਥਨ ਹੋਵੇ ਉਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ। ਮੰਗਲ ਤਿੰਨ ਤਰ੍ਹਾਂ ਦੇ ਹੁੰਦੇ ਨੇ। ਸਭ ਤੋਂ ਪਹਿਲਾਂ ਵਸਤੂ ਨਿਰਦੇਸ਼ ਆਤਮਕ ਮੰਗਲ ਜਿਹੜਾ ਇਹ ਕਵੀ ਜੀ ਨੇ ਕੀਤਾ ਹੈ। ਇੱਕ ਓਂਕਾਰ ਜਿਹੜਾ ਇਹ ਨਿਰਗੁਣ ਸਰੂਪ ਦਾ ਕਥਨ ਹੈ ਅਤੇ ਜਿਹੜਾ ਸਤਿਗੁਰੂ ਕਿਹਾ ਉਹ ਸਰਗੁਣ ਰੂਪ ਹੈ, ਗੁਰੂ ਨਾਨਕ ਸਰੂਪ ਵੀ ਵਾਹਿਗੁਰੂ ਹੀ ਹੈ। ਹੁਣ ਜਿਹੜਾ ਵਾਹਿਗੁਰੂ ਹੈ ਨਾ, ਇਹ ਤਾਂ ਚੱਕਰ ਚੈਨ ਤੋਂ ਬਾਹਰਾ ਆਪਣੇ ਆਪ ਨੂੰ ਜਦੋਂ ਉਹਨੇ ਆਪਣੇ ਆਪ ਨੂੰ ਦੇਖਣਾ ਹੋਵੇ ਨਾ ਵੀ ਮੈਂ ਕਿਹੋ ਜਾਏ, ਉਦੋਂ ਗੁਰੂ ਨਾਨਕ ਰੂਪ ਵਿੱਚ ਆ ਜਾਂਦਾ। ਗੁਰੂ ਨਾਨਕ ਰੂਪ ਧਾਰਨ ਕਰ ਲੈਂਦਾ ਹੈ, ਆਪਣਾ ਸਰੂਪ ਗੁਰੂ ਨਾਨਕ ਸਰੂਪ ਵਿੱਚ ਦੇਖਦਾ ਹੈ। ਇਹ ਹੈ ਵਾਹਿਗੁਰੂ ਦਾ ਦੂਜਾ ਸਰਗੁਣ ਸਰੂਪ ਅਤੇ ਪਹਿਲਾ ਨਿਰਗੁਣ ਸਰੂਪ ਹੈ ਜਿਹੜਾ ਗੁਰੂ ਕਲਗੀਧਰ ਜੀ ਨੇ ਕਿਹਾ, ਚੱਕਰ ਚਿਹਨ ਅਰ ਬਾਲ ਨਜਾਤ ਅਰ ਪਾਤ ਨਿਹਨ ਜੈ ਰੂਪ ਰੰਗ ਅਰ ਰੇਖ ਪੇਕੂ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਣ ਗਣਿਜੈ ਤਿਰ ਪੌੜਮ ਹੀ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਣ ਕਹਿਤ। ਐਸਾ ਜਿਹੜਾ ਉਹ ਹੈ ਨਾ ਚੱਕਰ ਚੈਨ ਤੋਂ ਬਾਹਰਾ, ਉਹਦਾ ਜਸ ਬਨ ਵੀ ਤਿਰਣ ਕਾਦਕ, ਸਭ ਉਹਦਾ ਜਸ ਕਹਿੰਦੇ ਹੈ, ਉਹਦੀ ਵਡਿਆਈ ਕਰਦੇ ਹੈ। ਇਹ ਜਿਹੜੇ ਸਾਰੇ ਕਰਦੇ ਆ, ਮੈਂ ਮਹਾਰਾਜ ਆਪ ਜੀ ਦੇ ਜਸ ਵਡਿਆਈ ਨੂੰ ਕੀ ਕਸ ਕਰਨਾ। ਸਰਵ ਨਾਮ ਕਥਾ ਕਵਨ ਹੇ ਪਰਮੇਸ਼ਰ, ਚੱਕਰ ਚੈਨ ਤੋਂ ਬਾਰਾ ਤੁਹਾਡੇ ਜਿਹੜੇ ਸਾਰੇ ਨਾਮ ਇਹ ਕਥਨ ਕਰਦੇ ਹੋ, ਮੈਂ ਕਿੱਥੇ ਕਥਨ ਕਰ ਸਕਦਾ, ਕਿਵੇਂ ਕਥਨ ਕਰਦਾ। ਥੋੜ੍ਹੀ ਬਹੁਤੀ ਜਿਹੜੀ ਸਮੱਤ ਹੈ, ਸ੍ਰੇਸ਼ਟ ਮੱਤ ਹੈ, ਜਿੰਨੀ ਕੁ ਬਖਸ਼ੀ ਉਸ ਅਨੁਸਾਰ ਮੈਂ ਆਪ ਜੀ ਦੇ ਨਾਮ ਨੂੰ ਵਰਣਨ ਕਰਦਾ, ਕਥਨ ਕਰਦਾ ਹਾਂ। ਇਸ ਤਰ੍ਹਾਂ ਪਹਿਲਾਂ ਨਿਰਗੁਣ ਸਰੂਪ ਦਾ ਮੰਗਲ, ਫਿਰ ਗੁਰੂ ਕਲਗੀਧਰ ਜੀ ਨੇ ਨਮਸਕਾਰ ਆਤਮਕ ਮੰਗਲ ਕੀਤਾ। ਉਪਜਨ ਪ੍ਰਿਆਦ ਛੰਦ ਸ਼ੁਰੂ ਹੋ ਜਾਣ, ਨਵਸਤੰ ਅਕਾਲੇ, ਨਵਸਤੰ ਕਿਰਪਾਲੇ, ਨਵਸਤੰ ਅਰੂਪੇ, ਨਵਸਤੰ ਅਨੂਪੇ। ਵੀ ਆਪਣੇ ਇਸ਼ਟ ਨੂੰ ਜਿਹਨਾਂ ਲਫ਼ਜ਼ਾਂ ਵਿੱਚ ਵਾਰ ਵਾਰ ਨਮਸਕਾਰ ਕੀਤੀ ਗਈ ਹੋਵੇ, ਮੱਥਾ ਟੇਕਿਆ ਗਿਆ ਹੋਵੇ, ਉਹਨੂੰ ਵਿਦਵਾਨਾਂ ਨੇ ਨਮਸਕਾਰ ਆਤਮ ਮੰਗਲ ਦਾ ਨਾਂ ਦਿੱਤਾ ਹੈ। ਤੀਸਰਾ ਹੈ ਉਹ ਆਸ਼ੀਰਵਾਦ ਆਤਮਕ ਮੰਗਲ। ਵੀ ਮੰਗਲ ਵਿੱਚ ਉਹ ਲਫ਼ਜ਼ ਹੋਣ ਜਿਹਨਾਂ ਵਿੱਚ ਕੋਈ ਮੰਗਿਆ ਗਿਆ ਹੋਵੇ, ਜਿਹਦੇ ਵਿੱਚ ਕੋਈ ਜੱਚ ਨਾ ਹੋਵੇ, ਜਿਵੇਂ ਉਹ ਡੰਡੋਤ ਬੰਧਨ ਅਨਕਵਾਰ ਸਰਵ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ। ਜਿਹੜਾ ਡੋਲਣ ਤੇ ਰਾਖੋ ਪ੍ਰਭੂ ਹੈ ਨਾ, ਆਸ਼ੀਰਵਾਦ ਮੰਗਲ। ਇਹਦੇ ਵਿੱਚ ਮੰਗਣ ਵੀ ਇਹ ਪਰਮੇਸ਼ੁਰ ਮੈਨੂੰ ਡੋਲਣ ਤੋਂ ਬਚਾ ਕੇ ਰੱਖ ਲਓ। ਯਾਨੀ ਇੱਕ ਸਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਤਿੰਨ ਮੰਗਲ ਇਕੱਠੇ ਕਰਤੇ ਹੈ। ਜਦੋਂ ਡਡੌਤ ਬੰਦਨਾ ਕਹਿੰਦੇ ਆ ਫਿਰ ਨਮਸਕਾਰ ਆ ਗਿਆ, ਜਦੋਂ ਸਰਬ ਕਲਾ ਸਮਰੱਥ ਕਹਿੰਦੇ ਆ ਫਿਰ ਵਸਤੂ ਨਿਰਦੇਸ਼, ਜਿਹੜਾ ਵਿਸ਼ੇਸ਼ ਕਰਕੇ ਨਿਰਣੇ ਪੂਰਵਕ ਜਸ ਹੋਵੇ ਉਹ ਸਰਬ ਕਲਾ ਸਮਰੱਥ ਕਹਿੰਦਾ ਵੀ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਹੈ। ਅਤੇ ਤੀਜਾ ਡੋਲਣ 'ਤੇ ਰੱਖੋ ਪ੍ਰਭੂ ਆਸ਼ੀਰਵਾਦ ਆਵੇ ਮੈਨੂੰ ਮਾਰਾ ਤੁਸੀਂ ਡੋਲਣ ਤੋਂ ਬਚਾ ਕੇ ਰੱਖ ਲਓ ਆਪਣਾ ਮਿਹਰ ਭਰਿਆ ਹੱਥ ਦੇ ਕੇ। ਇਸ ਤਰ੍ਹਾਂ ਕਵੀ ਜੀ ਨੇ ਵੀ ਇੱਕ ਦੋਹਰੇ ਵਿੱਚ ਆ ਦੋਵੇਂ ਮੰਗਲ ਕਰਤੇ ਹੈ, ਨਾਲੇ ਨਿਰਗੁਣ ਦਾ ਸਰਗੁਣ ਦਾ ਕਰਤਾ ਹੈ, ਨਾਲੇ ਆਸ਼ੀਰਵਾਦ ਵੀ ਉਹ ਵਿਘਨਾਂ ਦੇ ਵਿਨਾਸ਼ ਕਰਨ ਵਾਲਾ ਮੇਰੇ ਵੀ ਵਿਘਨ ਨਾਸ਼ ਕਰੇ ਵਾਹਿਗੁਰੂ ਘਟਾ ਕਸ਼ ਇਹ। ਆਪਾਂ ਥੋੜ੍ਹੇ ਜਿਹੇ ਰੂਪ ਦੇ ਵਿੱਚ ਇਸ ਨਿਰਗੁਣ ਅਤੇ ਸਰਗੁਣ ਰੂਪ ਦੇ ਵਿੱਚ ਜੋ ਕਵੀ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਉਹਦੀ ਵਿਚਾਰ ਕਰ ਲਈ ਹੈ, ਅਤੇ ਬਾਕੀ ਜਿਹੜੇ ਕੋਈ ਆਸ਼ੀਰਵਾਦ ਅਤੇ ਨਮਸਕਾਰ ਕਾਤ ਮੰਗਲ ਹੈ ਉਹਨਾਂ ਦੀ ਥੋੜ੍ਹੀ ਬਹੁਤੀ ਵਿਚਾਰ ਕਰ ਲਈ ਜਿੰਨੀ ਕੁ ਸਮਝ ਗਈ ਹੈ। ਇਸ ਤੋਂ ਅੱਗੇ ਕੋਈ ਵਿਦਵਾਨਾਂ ਨੇ ਆਪਣੀ ਵਿਦਵਤਾ ਨਾਲ ਇਸ ਦੋਹਰੇ ਦੇ ਥੋੜ੍ਹੇ ਜਿਹੇ ਹੋਰ ਬਦਲਵੇਂ ਰੂਪ ਵਿੱਚ ਅਰਥ ਕੀਤੇ ਹੈ, ਉਹਨਾਂ ਦੀ ਵਿਚਾਰ ਆਪਾਂ ਕੱਲ੍ਹ ਦੇ ਸਮੇਂ ਵਿੱਚ ਕਰ ਲਵਾਂਗੇ ਕਿਉਂਕਿ ਅੱਜ ਪਹਿਲਾ ਦਿਨ ਹੈ। ਅਤੇ ਹੌਲੀ ਹੌਲੀ ਜਿਹੜੀ ਵਿਚਾਰ ਹੈ ਆਪਾਂ ਸਹਿਜ ਸਹਿਜ ਨਾਲ ਕਰੀ ਜਾਵਾਂਗੇ ਮਹਾਰਾਜ ਦੇ ਜਿਹੜੀ ਵੀ ਸੰਗਤ ਰੂਪ ਜੁੜ ਕੇ ਲਾਹੇ ਹਾਸਲ ਕਰਾਂਗੇ। ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜਿਸ ਤਰ੍ਹਾਂ ਆਪ ਜੀ ਨੇ ਅੱਜ ਬਖਸ਼ਿਸ਼ ਕਰਕੇ ਮਿਹਰ ਕਰਕੇ ਪ੍ਰੇਰਨਾ ਦੇ ਕੇ ਆਪਣਾ ਇਹ ਮਹਿਮਾ ਵਡਿਆਈ ਦਾ ਪੁਸਤਕ ਪ੍ਰਾਰੰਭ ਕਰਵਾਇਆ, ਸਤਿਗੁਰੂ ਕਿਰਪਾ ਕਰਨੀ ਇਹ ਵਿਘਨਾਂ ਕਲੇਸ਼ਾਂ ਰੁਕਾਵਟਾਂ ਤੋਂ ਰਹਿਤ ਐਨ ਸਹੀ ਰੂਪ ਵਿੱਚ ਵੀ ਸੰਪੂਰਨ ਹੋਵੇ। ਇਹ ਆਪਾਂ ਹੁਣ ਦੂਸਰੀ ਵਾਰ ਸਮਾਪਤੀ 'ਤੇ ਅਰਦਾਸ ਕਰ ਲਈਏ। ਦੋ ਅੱਖਰ ਪੜ੍ਹ ਕੇ ਜਿਵੇਂ ਟਕਸਾਲ ਦੀ ਮਰਯਾਦਾ ਹੈ ਵੀ ਉਹ ਵਾਹਿਗੁਰੂ ਦਾ ਅਸਤੋਤਰ ਕਰਨਾ, ਵਾਹਿਗੁਰੂ ਦੀ ਉਸਤਤੀ ਕਰਨੀ, ਉਹ ਆਪਾਂ ਸਤੋਤਰ ਕਰਕੇ ਉਦੋਂ ਬਾਅਦ ਅਰਦਾਸ ਵੀ ਜੁੜੀਏ ਜੀ। ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਰਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਵਮੈ ਦੁਖ ਭੰਜਨ ਗੁਣਤਾਰ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੇ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ, ਠਾਕ